ਓਏ ਚਲਾ ਵੀ ਜਾ ਹੁਣ, ਤੇਰੇ ਅੰਕਲ ਦੀ ਬੇਟੀ ਸਟੇਸ਼ਨ ਤੇ ਪਹੁੰਚ ਵੀ ਗਈ ਹੋਣੀ ਹੈ। ਹਾਂ ਗੱਲ ਸੁਣ, ਉਹਦੀ ਡਾਕੂਮੈਂਟਰੀ ਦਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਕਰਾਈ। ਇਹਨਾਂ ਮੁੰਡਿਆਂ ਦੀਆਂ ਭੈ ਸ਼ਕੀਨੀਆਂ ਹੀ ਨਹੀਂ ਲੋਟ ਆਉਂਦੀਆਂ। ਹਾਂਜੀ ਪੁੱਤਰ ਜੀ, ਠੀਕ ਠਾਕ ਪਹੁੰਚ ਗਏ ਹੋ? ਯੈਸ ਡੈਡ। ਆਪਣਾ ਧਿਆਨ ਰੱਖਿਓ ਪੁੱਤਰ। ਓਕੇ ਬਾਏ ਪਾਪਾ।